ਲੈ ਚਾਹੀਦੀ ਆ ਇਸ਼ਾਰਤਾਂ, ਲੈ ਚਾਹੀਦਾ ਮੈਨੂੰ ਫੇਮ, ਲੈ ਚਾਹੀਦੀ ਆ ਇਸ਼ਾਰਤਾਂ, ਲੈ ਚਾਹੀਦਾ ਮੈਨੂੰ ਫੇਮ, ਲੈ ਚਾਹੀਦੀ ਆ ਇਸ਼ਾਰਤਾਂ, ਲੈ ਚਾਹੀਦਾ ਮੈਨੂੰ ਫੇਮ, ਲੈ ਚਾਹੀਦੀ ਆ ਇਸ਼ਾਰਤਾਂ। Okay, ਅੱਜ ਕੱਲ ਮੇਰੇ ਆਸੇ ਪਾਸੇ ਲੋਕਾਂ ਦਾ ਭਰੋਸਾ ਨਹੀਂ, ਬਾਜੀ ਬਾਜੀ ਮੈਨੂੰ ਕਰਦੇ ਨਾਲ ਕਰੀ ਜਾਂਦੇ ਉਹ ਧੋਖਾ ਵੀ, ਸਾਰੇ ਬਣਨਾ ਚਾਹੁੰਦੇ ਸਟਾਰ, ਇਹ ਜ਼ਿੰਦਗੀ ਲਈ ਨਾ ਤਿਆਰ, ਫਰਜ ਕਰੋ ਮੇਰੇ ਪੁਰਾਣੇ ਯਾਰ, ਜਿਨ੍ਹਾਂ ਲਈ ਸੀ ਹਮੇਸ਼ਾ ਪਿਆਰ, ਅੱਜ ਮੇਰੇ ਨਾ ਬੋਲਦੇ ਨਹੀਂ, ਨਿਕਲੇ ਸਾਰੇ ਮਤਲਬ ਵੀ, ਦੁਨੀਆ ਸਾਰੀ ਦੇ ਦਵਾਂ ਫਿਰ ਵੀ ਕਹਿਣਾ ਕੁਛ ਕੀਤਾ ਨਹੀਂ, ਦਿਨ ਰਾਤ ਦੀ ਮਿਹਨਤ ਉਹਦੇ ਵਿੱਚੋਂ ਹਿੱਸਾ ਲੱਭਦੇ, ਦੁੱਖ ਤਾਂ ਬੜਾ ਲੱਗਾ ਪਰ ਚੰਗਾ ਹੀ ਕੀਤਾ ਰੱਬ ਨੇ, ਕਈ ਰਿਸ਼ਤੇਦਾਰਾਂ ਨੇ ਕਦੇ ਪਿਆਰ ਨਾ ਬੁਲਾਇਆ ਨਹੀਂ, ਹੁਣ ਸੱਦੇ ਉਤੇ ਸੱਦੇ ਕਹਿੰਦੇ ਫਤਿਹ ਸਾਡਾ ਆਇਆ ਨਹੀਂ, ਸਾਡੇ ਤਾਏ ਦੇ ਚਾਚੇ ਦੇ ਮਾਸੜ ਦੇ ਮੁੰਡੇ ਨੇ ਫੋਟੋ ਇਹ ਖਿੱਚਣੀ ਸੀ, ਜੇ ਔਖਾ ਵੇਲਾ ਆਇਆ ਮੇਰਾ ਇਹਨਾਂ ਦੀ ਸ਼ਕਲ ਦਿਸਣੀ ਨਹੀਂ, ਸੋ ਪਲੀਜ਼ ਲੀਵ ਮੀ ਅਲੋਨ, ਹੋ ਜਾਓ ਮੈਂ ਤੋਂ ਪਰੇ, ਜਿਨ੍ਹਾਂ ਦਾ ਸੀ ਫੇਰ ਹੁਣੇ ਉਹੀ ਮੈਂ ਤੋਂ ਸੜੇ, ਨਾ ਚਾਹੀਦੇ ਮੈਨੂੰ ਫੇਕ ਫਰੈਂਡਸ, ਨਾ ਚਾਹੀਦੇ ਮੈਨੂੰ ਯੈਸ ਮੈਨ, ਬਸ ਚਾਹੀਦੀ ਕਾਮਯਾਬੀ ਐਂਡ ਅ ਰੀਅਲ ਲਵ, ਨਾ ਚਾਹੀਦੀਆਂ ਇਸ਼ਾਰਤਾਂ, ਚਾਹੀਦਾ ਮੈਨੂੰ ਫੇਮ, ਨਾ ਚਾਹੀਦੀਆਂ ਇਸ਼ਾਰਤਾਂ, ਨਾ ਚਾਹੀਦਾ ਮੈਨੂੰ ਫੇਮ, ਨਹੀਂ ਲੈਣਾ ਨਹੀਂ ਨਹੀਂ ਲੈਣਾ ਫੇਮ, ਨਹੀਂ ਲੈਣਾ ਨਹੀਂ ਨਹੀਂ ਲੈਣਾ ਫੇਮ। ਮੈਨੂੰ ਯਾਦ ਆ ਇੱਕ ਟਾਈਮ ਤੇ ਸ਼ਾਰ ਤਾਂ ਮੈਂ ਲੱਭਦਾ ਸੀ, ਸ਼ੁਰੂ ਕੀਤਾ ਮੈਂ ਜਦ ਮੈਨੂੰ ਹਰ ਕੋਈ ਗਾਣਾ ਕਰਦਾ ਸੀ, ਸਿੰਘਾਂ ਦਾ ਕੰਮ ਕੋਈ ਰੈਪ ਨਹੀਂ, ਮਿਊਜ਼ਿਕ 'ਚ ਤੇਰਾ ਚਾਂਸ ਨਹੀਂ, ਕੁੜੀਆਂ ਨੇ ਗਾਣਾ ਪਸੰਦ ਨਹੀਂ, ਤੈਨੂੰ ਦੇ ਕੇ ਟੀਵੀ ਬੰਦ ਨਹੀਂ, ਹੁਣੇ ਆਪਣੇ ਨੌਜਵਾਨਾਂ ਨੂੰ ਮੈਂ ਦੇਣਾ ਪੂਰਾ ਹੌਂਸਲਾ, ਕੇ ਜੋ ਵੀ ਤੂੰ ਕਰਨਾ ਚਾਹੁੰਦਾ ਮਿਹਨਤ ਨਾ ਤੂੰ ਪਹੁੰਚ ਜਾ, ਬੋਲਿਓ ਨਾ ਤੁਸੀਂ ਮਾਂ ਬੋਲੀ ਕਿਸੇ ਲਈ ਨਾ ਬਦਲਿਓ ਲੁੱਕ, ਪਰ ਅੰਕਲ ਮੇਰੇ ਪਿੱਛੇ ਪਏ ਮੈਨੂੰ ਇਸ ਗੱਲ ਦਾ ਦੁੱਖ, ਗਲਤੀਆਂ ਸਾਰੇ ਕਰਦੇ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ, ਮੇਰੇ ਪਰਿਵਾਰ ਨੂੰ ਗਾਲਾਂ ਕੱਢਦੇ ਤੁਹਾਨੂੰ ਇਹੀ ਸਿਖਾਇਆ ਰੱਬ ਨੇ, ਚਾਹੀਦਾ ਨਹੀਂ ਮੈਨੂੰ ਤੁਹਾਡਾ ਸਾਥ, ਮੇਰਾ ਦਿਲ ਰਹਿੰਦਾ ਹਮੇਸ਼ਾ ਸਾਫ, ਰੱਖ ਲਓ ਸ਼ਰਤ ਰੱਖ ਲਓ ਫੇਮ, ਮੈਂ ਨਹੀਂ ਖੇਡਣੀ ਇਹ ਪੁੱਠੀ ਗੇਮ, ਸੋ ਪਲੀਜ਼ ਲੀਵ ਮੀ ਅਲੋਨ, ਹੋ ਜਾਓ ਮੈਂ ਤੋਂ ਪਰੇ, ਜਿਨ੍ਹਾਂ ਦਾ ਸੀ ਫੈਨ ਹੁਣੇ ਉਹੀ ਮੈਂ ਤੋਂ ਸੜੇ, ਨਾ ਚਾਹੀਦੇ ਮੈਨੂੰ ਫੇਕ ਫਰੈਂਡਸ, ਨਾ ਚਾਹੀਦੇ ਮੈਨੂੰ ਯੈਸ ਮੈਨ, ਬਸ ਚਾਹੀਦੀ ਕਾਮਯਾਬੀ ਐਂਡ ਅ ਰੀਅਲ ਲਵ, ਨਾ ਚਾਹੀਦੀਆਂ ਇਸ਼ਾਰਤਾਂ, ਨਾ ਚਾਹੀਦਾ ਮੈਨੂੰ ਫੇਮ, ਨਾ ਚਾਹੀਦੀਆਂ ਇਸ਼ਾਰਤਾਂ, ਨਾ ਚਾਹੀਦਾ ਮੈਨੂੰ ਫੇਮ, ਨਾ ਚਾਹੀਦਾ ਮੈਨੂੰ ਗੱਡੀਆਂ ਤੇ ਨੱਡੀਆਂ ਦਾ ਸਾਥ, ਨਾ ਮੈਨੂੰ ਸਟਾਰ ਦਮ, ਨਾ ਪੈਸੇ ਦੀ ਪਰਵਾਹ, ਨਕਲੀ ਯਾਰਾਂ ਦੀ ਨਾ ਹੁਣ ਮੈਨੂੰ ਕੋਈ ਲੋੜ, ਯਾਰ ਥੋੜੇ ਹੀ ਬਥੇਰੇ ਮੈਨੂੰ ਲੱਖਾਂ ਦੀ ਨਾ ਲੋੜ, ਨਾ ਚਾਹੀਦੀਆਂ ਇਸ਼ਾਰਤਾਂ।